ਅੱਜ ਹੱਥਾਂ ਵਿੱਚ ਹੈ ਰੱਖਿਆ ਗੜੇ ਜਾ ਅੱਜ ਸੀਨੇ ਵਿੱਚ ਹੈ ਉੱਠਦਾ ਤੂਫਾਨ ਅੱਜ ਜਾਂਦੀ ਏ ਤੇ ਜਾਨ ਵੀ ਜਾਵੇ ਪਰ ਜਾਣੇ ਨਾ ਦੂੰ ਮੈਂ ਆਪਣੀ ਸ਼ਾਨ ਮੇਰੇ ਅੰਦਰ ਰੱਬ ਮੇਰੇ ਬਾਹਰ ਰੱਬ ਦਿਲ ਸੱਚਾ ਤੇ ਫਿਕਰ ਕਿਉਂ ਜੀਏ ਇਸਮੇ ਮਿਲੇ ਹਰ ਆਚ ਸੇ ਬਚਾ ਸਕੀਏ।